ਸੱਤੇ ਉਹ ਬਾਬੇ ਗਰਮੀ ਵਾਲੀ ਹੋਵੇ ਚੱਲ ਤਾਰੀ ਮਾਰੀ ਹੋਵੇ ਤਾਰੀ ਮਾਰੀ ਹਾਂ ਆ ਜਾ ਰੋਟੀ ਰਾਟੀ ਖਾ ਲਓ ਉਹ ਤੂੰ ਚਰ ਆ ਕੀ ਚੱਕੀ ਫਿਰਦਾ ਆਲੂ ਚੱਕੀ ਫਿਰਦਾ ਜੈ ਐ ਦੇ ਚ ਮਰ ਜਾ ਡੁੱਬ ਕੇ ਤੂੰ ਮਰ ਚੱਲ ਮਾਰ ਜਾ ਸਵਿਮਿੰਗ ਸਵਿਮਿੰਗ ਸਵਿਮਿੰਗ ਤੂੰ ਖਾ ਆਲੂ ਸਾਲਿਆ ਉਹ ਜਾ ਮਰ ਜਾ ਸਾਲਿਆ ਤੇਰੀ ਕਾਲੀ ਜਬਾਨ ਉੜਾਇਆ ਨੀ ਨਜਾਇਜ਼ ਮਾਪਿਆਂ ਦੇ ਕੈਸ਼ ਨੂੰ ਮਿਸ਼ਲੀਆਂ ਨੇ ਅੱਖਾਂ ਮੁੰਡਾ ਸ਼ੁੱਧ ਵੈਸ਼ ਨੂੰ ਉੜਾਇਆ ਨੀ ਨਜਾਇਜ਼ ਮਾਪਿਆਂ ਦੇ ਕੈਸ਼ ਨੂੰ ਮਿਸ਼ਲੀਆਂ ਨੇ ਅੱਖਾਂ ਮੁੰਡਾ ਸ਼ੁੱਧ ਵੈਸ਼ ਨੂੰ ਉਹ ਚੱਲ ਹੋਇਆ ਨਾ ਦੁਪਹਿਰਾ ਤੇਰੇ ਰੂਪ ਦਾ ਉਹ ਚੱਲ ਹੋਇਆ ਨਾ ਦੁਪਹਿਰਾ ਤੇਰੇ ਰੂਪ ਦਾ ਤਾਪਮਾਨ ਨੂੰ ਵੀ ਦਿੰਦਾ ਸੀ ਜੋ ਠਾਰ ਗੋਰੀ ਸੱਜ ਕੇ ਉਹ ਜਿਵੇਂ ਕਲਾਕਾਰ ਖੜੇ ਤੁਹਾਨੂੰ ਦੱਸਦਾ।